गई नी तेरे खाबानू बुन बुन के ओ दस हाड़दा दुपहरा किथे हाड़दा दुपहरा किथे ये दस हाड़दा दुपहरा किथे कटिए बाबे बुल्ले दे पंजाब दी ये जट्टिए ये दस हाड़दा दुपहरा किथे कटिए बाबे बुल्ले दे पंजाब दी ये जट्टिए अजूहे खत इश्के दे नाजा पट्टिए खत इश्के दे नाजा पट्टिए कदों कु मंजूर होण दे ते फासले भी दूर होण गे दस हाड़दा दुपहरा किथे कटिए बाबे बुल्ले दे पंजाब दी ये जट्टिए तेरे दर्दे साढ़े हक च गवाइया भरदे ओ दरबान असिया तेरे दर्दे साढ़े हक च गवाइया भरदे ओ मेरा दिल ते दीवार गल्ला कर दे दिल ते दीवार गल्ला कर दे तो सामने हुजूर होने गे तां फौरे की कसूर होने गे ते दस हाड़दा दुपहरा किथे कटिए बाबे बुल्ले दे पंजाब दी ए जट्टिए ਤੇਰਾ ਪਰਖ ਸ਼ਾਦਾਈਆਂ ਨੂੰ ਉਹ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਕਹਿ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਉਹ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਸੇਖ ਲਈ ਸਾਡੀ ਹੂਕ ਚ ਮੇਰਾ ਤੂੰ ਕਦੀ ਹੇਖ ਲਈ ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਨੀ ਇਹੀ ਦਸਤੂਰ ਹੋਣਗੇ ਤੇਰੇ ਹੀ ਸਰੂਰ ਹੋਣਗੇ ਤੇ ਦਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰ ਖਬਰਾਂ ਯਾਰਾਂ ਨੂੰ ਉਹ ਫੇਰ ਪਾਰ ਜੱਟ ਹੋਣਾ ਨੀ ਵੇ ਅੱਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਉਹ ਫੇਰ ਪਾਰ ਜੱਟ ਹੋਣਾ ਨੀ ਵੇ ਅੱਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈਸਲੇ ਜ਼ਰੂਰ ਹੋਣਗੇ ਸ਼ਾਇਰ ਮਸ਼ਹੂਰ ਹੋਣਗੇ ਉਹ ਦਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ ਉਹ ਦਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ